ਲੰਕੀਏ ਸਲੂਟ ਸਾਨੂੰ ਵੱਜਦੇ ਦੂਰੋਂ ਦੂਰੋਂ ਵੇਖ ਸਾਨੂੰ ਵੈਰੀ ਜਾਂਦੇ ਭੱਜਦੇ ਜਿੱਧਰੋਂ ਵੀ ਲੰਕੀਏ ਸਲੂਟ ਸਾਨੂੰ ਵੱਜਦੇ ਦੂਰੋਂ ਦੂਰੋਂ ਵੇਖ ਸਾਨੂੰ ਵੈਰੀ ਜਾਂਦੇ ਭੱਜਦੇ ਇੱਕਾਂ ਤਾਣ ਤਾਣ ਕੇ ਨਾ ਅਸੀਂ ਤੁਰਦੇ ਅੱਖਾਂ ਨਾਲ ਸਭ ਨੂੰ ਡਰਾਈ ਦਿੰਦਿਆਂ ਮਿੱਤਰਾਂ ਨੇ ਰੱਖੀ ਅੱਧ ਨਾਲੀ ਬੱਲੀਏ ਪੰਜਾਬ ਤੋਂ ਅਮਰੀਕਾ ਚ ਸਰਦਾਰੀ ਬੱਲੀਏ ਜਦੋਂ ਨਿਕਲੇ ਨੀ ਪਾਣੀ ਠਣ ਕੇ ਚੱਲੇ ਮੁੰਡਿਆਂ ਦੇ ਦਿਲਾਂ ਉੱਤੇ ਆਰੀ ਬੱਲੀਏ ਪਸੰਦ ਪਹਿਲੀਆਂ ਨੀ ਤੂੰ ਜੱਟ ਦੀ ਦੇਖੀ ਤੇਰੇ ਵਾਲਾ ਜੱਟ ਕਰੂ ਅਤਨੀ ਸਰਦਾਰੀ ਬੱਲੀਏ ਤੂੰ ਵੀ ਜਦੋਂ ਨਿਕਲੇ ਨੀ ਪਾਣੀ ਠਣ ਕੇ ਚੱਲੇ ਮੁੰਡਿਆਂ ਦੇ ਦਿਲਾਂ ਉੱਤੇ ਆਰੀ ਬੱਲੀਏ ਮੇਰੇ ਰੱਬ ਦੀ ਤੇ ਸਾਨੂੰ ਸਾਡੇ ਯਾਰਾਂ ਦੀ ਮੰਦਾ ਬੋਲੀਏ ਨਾ ਕਾਟ ਹਥਿਆਰਾਂ ਦੀ ਸਾਨੂੰ ਸਾਡੇ ਯਾਰਾਂ ਦੀ ਮੰਦਾ ਬੋਲੀਏ ਨਾ ਕਾਟ ਹਥਿਆਰਾਂ ਦੀ ਅਸੀਂ ਖਿੱਚ ਕੇ ਲਕੀਰ ਨਾ ਪਿੱਛੇ ਹੱਟਦੇ ਜਿਹੜਾ ਪਾਰ ਕਰੇ ਨੀ ਹਟਾਈ ਦਿੰਨੇ ਆ ਮਿੱਤਰਾਂ ਨੇ ਰੱਖੀ ਅੱਧ ਨਾਲੀ ਬੱਲੀਏ ਪੰਜਾਬ ਤੋਂ ਯੂਕੇ ਚ ਸਰਦਾਰੀ ਬੱਲੀਏ ਤੂੰ ਵੀ ਜਦੋਂ ਨਿਕਲੇ ਨੀ ਪਾਣੀ ਠਣ ਕੇ ਚੱਲੇ ਮੁੰਡਿਆਂ ਦੇ ਦਿਲਾਂ ਉੱਤੇ ਅੱਧ ਨਾਲੀ ਬੱਲੀਏ ਪੰਜਾਬ ਤੋਂ ਅਮਰੀਕਾ ਚ ਸਰਦਾਰੀ ਬੱਲੀਏ ਤੂੰ ਵੀ ਜਦੋਂ ਨਿਕਲੇ ਨੀ ਪਾਣੀ ਠਣ ਕੇ ਚੱਲੇ ਮੁੰਡਿਆਂ ਦੇ ਦਿਲਾਂ ਉੱਤੇ ਆਰੀ